ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਜਿੱਥੇ ਜਨਮ ਲਿਆ ਬਾਬੇ ਨਾਨਕ ਜੇ ਫਕੀਰਾਂ ਨੇ, ਊਧਮ ਸਿੰਘ ਤੇ ਭਗਤ ਸਿੰਘ ਵਰਗੇ ਸ਼ੇਰ ਵੀਰਾਂ ਨੇ। ਇੱਥੇ ਹੀ ਬਸ ਨਹੀਂ, ਪੰਜਾਂ ਪਾਣੀਆਂ ਨੇ ਜਨਮ ਦਿੱਤਾ ਹੀਰ ਰਾਂਝਾ, ਸੋਹਣੀ ਮਹੀਵਾਲ ਅਤੇ ਮਿਰਜ਼ਾ ਸਾਹਿਬਾਂ ਵਰਗੇ ਆਸ਼ਕਾਂ ਨੂੰ। ਦਾਸ ਪੰਮੀ ਬਾਈ ਪੰਜਾਬ ਦੇ ਅਮੀਰ ਵਿਰਸੇ ਚੋਂ ਆਪਣੀ ਮਿੱਟੀ ਦੀ ਗੱਲ ਜਿਹੜੀ ਕਿ ਲੋਕ ਬੋਲੀਆਂ ਸੰਗੀਤਕਾਰ ਚਰਨਜੀਤ ਹੂਜਾ ਦੀਆਂ ਸੰਗੀਤਕ ਸ਼ੋਹਾਂ ਰਾਹੀਂ ਸਤਿਕਾਰ ਨਾਲ ਪੇਸ਼ ਕਰ ਰਿਹਾ ਹੈ। ਕੀ ਆ ਕੱਟਾ ਪੂਰਿਆ ਯਾਰ। ਹੋਣੇ।